ਇੰਡੀਆ ਤੋਂ ਆਇਆ ਕੱਲ ਫੋਨ ਯਾਰ ਦਾ ਅਵੇਲੇਬਲ ਔਨ ਆਈਟਿਊਨਸ ਕਹਿੰਦਾ ਮੈਂ ਸੁਣਾਵਾਂ ਕਿੱਸਾ ਨਵੇਂ ਪਿਆਰ ਦਾ ਬੰਦਾ ਕਹਿੰਦਾ ਹੁਣ ਮੈਂ ਤੋਂ ਪਿੱਛਾ ਕਿੱਦਾਂ ਛਡਾਵਾਂ ਇੰਡੀਆ ਤੋਂ ਆਇਆ ਕੱਲ ਫੋਨ ਯਾਰ ਦਾ ਕਹਿੰਦਾ ਮੈਂ ਸੁਣਾਵਾਂ ਕਿੱਸਾ ਨਵੇਂ ਪਿਆਰ ਦਾ ਇੰਡੀਆ ਤੋਂ ਆਇਆ ਕੱਲ ਫੋਨ ਯਾਰ ਦਾ ਕਹਿੰਦਾ ਮੈਂ ਸੁਣਾਵਾਂ ਕਿੱਸਾ ਨਵੇਂ ਪਿਆਰ ਦਾ ਪੈਲਸ ਦੇ ਵਿੱਚ ਕਹਿੰਦਾ ਪੈਲਸ ਦੇ ਵਿੱਚ ਪੈਲਸ ਦੇ ਵਿੱਚ ਲੁਧਿਆਣੇ ਸੀ ਵਿਆਹ ਨੱਚ ਨੱਚ ਦਿੱਤੀ ਅਸੀਂ ਧਰਤੀ ਹਿਲਾ हो गई सेंटी सोच लिया यारा ने वधाई गिणती दूरों दूरों सत श्री अकाल हो गई अखाल सत श्री अकाल हो गई बड़ी छेती साढ़े ते दयाल हो गई ਸਾਨੂੰ ਮਿਲ ਗਈ ਹਰੀ ਝੰਡੀ ਚੜ ਗਏ ਜਵਾਕਾਂ ਵਾਂਗੂ ਮਿੱਤਰਾਂ ਨੂੰ ਚੰਡੀ ਨੈਪਕਿਨ ਉੱਤੇ ਮੈਂ ਨੈਪਕਿਨ ਉੱਤੇ ਨੈਪਕਿਨ ਉੱਤੇ ਸੀ ਨੰਬਰ ਲਿਖਿਆ ਨਾਲੇ ਪੜਦੇ ਦੇ ਨਾਲ ਇੱਕ ਬੈਗ ਖਿੱਚਿਆ ਅੱਖ ਜੀ ਬਚਾ ਕੇ ਮੈਂ ਨੰਬਰ ਸੁੱਟਿਆ ਚੁੰਨੀ ਦੇ ਪੱਲੇ ਦੇ ਨਾਲ ਉਹਨੇ ਚੁੱਕਿਆ ਇੱਕਦਮ ਇੱਕਦਮ ਸਾਰੀ ਹੀ ਟੈਨਸ਼ਨ ਲੈ ਗਈ ਦਿਲ ਕਹਿੰਦਾ ਲਓ ਜੀ ਦਿਹਾੜੀ ਪੈ ਗਈ ਬਿਲਕੁਲ ਨੇੜੇ ਦੀ ਹੋਈ ਤਾਂ ਕੁੜੀ ਨੇੜੇ ਦੀ ਹੋਈ ਤਾਂ ਲਾਗੇ ਦੀ ਨੇੜੇ ਦੀ ਹੋਈ ਤਾਂ ਲਾਗੇ ਦੀ ਹੋਈ ਤਾਂ ਨੇੜੇ ਦੀ ਹੋਈ ਤਾਂ ਤੀਏ ਦਿਨ ਮੁਲਾਕਾਤ ਦੂਰ ਦੀ ਹੋਈ ਤਾਂ ਫਿਰ ਬੰਦ ਗੱਲਬਾਤ ਨੇੜੇ ਦੀ ਹੋਈ ਤਾਂ ਨੇੜੇ ਦੀ ਹੋਈ ਤਾਂ ਨੇੜੇ ਦੀ ਹੋਈ ਤਾਂ ਤੀਏ ਦਿਨ ਮੁਲਾਕਾਤ ਦੂਰ ਦੀ ਹੋਈ ਤਾਂ ਫਿਰ ਬੰਦ ਗੱਲਬਾਤ ਇੱਕਦਮ ਇੱਕਦਮ ਇੱਕਦਮ ਇੱਕਦਮ ਸੋਚਾਂ ਦੀ ਲੜੀ ਟੁੱਟ ਗਈ ਜਦ ਸੀਟ ਆਪਣੀ ਦੇ ਉੱਤੋਂ ਉਹ ਉੱਠ ਗਈ ਫੈਮਿਲੀ ਸਮੇਤ ਫੈਮਿਲੀ ਸਮੇਤ ਤੁਰੇ ਬਾਹਰ ਵੱਲ ਨੂੰ ਸੋਚ ਲਿਆ ਯਾਰਾਂ ਨੇ ਵਧਾਈਏ ਗੱਲ ਨੂੰ ਖੜੀ ਸੀ ਮੈਂ ਕਿਹਾ ਖੜੀ ਸੀ ਸਕਾਰਪੀਓ ਖੜੀ ਸੀ ਸਕਾਰਪੀਓ ਚਿੱਟੇ ਰੰਗ ਦੀ ਉਹ ਡਿੱਗੀ ਵਿੱਚ ਬਹਿ ਗਈ ਥੋੜਾ ਥੋੜਾ ਸੰਗ ਦੀ ਜਾਣ ਲੱਗੀ ਜਾਣ ਲੱਗੀ ਮਿੱਤਰਾਂ ਨੂੰ ਅੱਖ ਦੱਬ ਗਈ ਜਾਣ ਲੱਗੀ ਮਿੱਤਰਾਂ ਨੂੰ ਅੱਖ ਦੱਬ ਗਈ ਦਿਲ ਕਹਿੰਦਾ ਕਿੱਥੋਂ ਇਸ ਦੈਣ ਲੱਭ ਗਈ ਮਾਡਰਨ ਜ਼ਮਾਨਾ ਅੱਖਾਂ ਕਿਹੜਾ ਮਾਰਦਾ ਹੋਣਾ ਸਕਰੂ ਕੋਈ ਢਿੱਲਾ ਨਾਰਦਾ ਕਿਉਂਕਿ ਮਾਡਰਨ ਜ਼ਮਾਨਾ ਅੱਖਾਂ ਕਿਹੜਾ ਮਾਰਦਾ ਹੋਣਾ ਸਕਰੂ ਕੋਈ ਢਿੱਲਾ ਨਾਰਦਾ ਚੰਗੀ ਪਹਿਲੀ ਲੱਗਦੀ ਸੀ ਚੰਗੀ ਪਹਿਲੀ ਲੱਗਦੀ ਸੀ ਪਰ ਤਾੜ ਨਾ ਹੋਈ ਮਾੜੀ ਸੁਖਪਾਲ ਤੇਰੇ ਯਾਰ ਨਾ ਹੋਈ Available on iTunes. मैं सुनावा किस्सा नवें प्यार दा इंडिया तो आया कल फोन यार दा किंदा मैं सुनावा किस्सा नवें प्यार